ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਜਗਤ ਮੁਆ ਮਰਦੋ ਮਰਦਾ ਜਾਏ ਜਿੱਚਰ ਵਿੱਚ ਦਮ ਹੈ ਪਿੱਚਰ ਨਾ ਚੇਤਾਈ ਕੇ ਕਰੇ ਅੱਗੇ ਜਾਏ ਮੈਂ ਵਿੱਚ ਜਗ ਤੁਮਾਰ ਮਰਦ ਮਰਦਾ ਜਾਏ ਜਿੱਚਰ ਵਿੱਚ ਦਮ ਹੈ ਚਰਨਾ ਚੇਤਾਈ ਕੇ ਕਰੇ ਗੁ ਅੱਗੇ ਜਾਏ ਗਿਆਨੀ ਹੋਏ ਸੁਚੇਤਨ ਹੋਏ ਅਗਿਆਨੀ ਅੰਧ ਕਮਾਏ ਨਾਨਕ ਇੱਥੇ ਕਮਾਵੇ ਸੋ ਮਿਲੇ ਅੱਗੇ ਪਾਏ ਜਾਏ ਮਹੱਲਾ ਤੀਜਾ ਤੁਰ ਖਸਮ ਕਾ ਹੁਕਮ ਪਾਇਆ ਵਿਣ ਸਤਿਗੁਰ ਚੇਤਿਆ ਨਾ ਜਾਏ ਸਤਿਗੁਰ ਮਿਲਿਆ ਅੰਤਰ ਰਵ ਰਹਿਆ ਸਦਾ ਰਹਿਆ ਲਿਵਲਾਏ ਦਮ ਦਮ ਸਦਾ ਸੰਭਾਲਦਾ ਦਮ ਨਾ ਬਿਰਥਾ ਜਾਏ ਜਨਮ ਮਰਨ ਕਾ ਭਉ ਗਇਆ ਜੀਵਨ ਪਦ ਵੀ ਪਾਏ ਨਾਨਕ ਇਹ ਮਰਤਬਾ ਤਿਸਨੋ ਦੇ ਜਿਸਨੋ ਕਿਰਪਾ ਕਰੇ ਰਜਾਏ ਪੌੜੀ ਆਪੇ ਦਾਨ ਦੀਨਿਆ ਆਪੇ ਪਰਦਾਨ ਆਪੇ ਰੂਪ ਦਿਖਾਲਦਾ ਆਪੇ ਲਾਏ ਧਿਆਨਾ ਆਪੇ ਮੋਨੀ ਵਰਤਦਾ ਆਪੇ ਕਥਾ ਗਿਆਨਾ ਕੌੜਾ ਕਿਸਾ ਨਾ ਲਗਾਏ ਸਭ ਨਾ ਹੀ پانا اس تت برن نہ سکیا ساد ساد قربان کوڑا کسے نہ لگائے سب نہ پانا استت برن نہ سکیا ساد ساد قربان واہے گرو جی کا خالصہ واہے گرو جی کی فتح سلوک محلہ تیجا ہوم وچ جگت موا مرد مردا جائے جچر وچ دم ہے تچر نہ چیتائی کے کرے گو اگ جائے راگ بہاگڑا دیوار دی پاوڑی نیوی سلوکا نال